ਦੀ ਮੈਨੂੰ ਜਿਵੇਂ ਬਰਾਤ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਲੱਗਦੀ ਐ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਲੱਗਦੀ ਐ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਪਤਲਾ ਜਲਕ ਤੇਰਾ ਲੱਕ ਨੂੰ ਸੰਭਾਲ ਲੀ ਉਹਨੂੰ ਨਾ ਮਿਲਿਆ ਨਾ ਲੱਗ ਦੀ ਕਮਾਲ ਲੀ ਪਤਲਾ ਜਲਕ ਤੇਰਾ ਲੱਕ ਨੂੰ ਸੰਭਾਲ ਲੀ ਉਹਨੂੰ ਨਾ ਮਿਲਿਆ ਨਾ ਲੱਗ ਦੀ ਕਮਾਲ ਲੀ ਲੱਗ ਦੀ ਕਮਾਲ ਲੀ ਹੋਇਆ ਬੁਰਾ ਹਾਲ ਲੀ ਹੋਇਆ ਬੁਰਾ ਹਾਲ ਲੀ ਤੂੰ ਆ ਜਾ ਮੇਰੇ ਕੋਲ ਮਿਲਤਾ ਨਾ ਮੌਕਾ ਰੋਜ਼ ਆਈ ਵਾਂਟ ਯੂ ਮਾਈ ਬੇਬੀ ਮੁਝੇ ਦੇ ਦੇ ਲਵ ਡੋਸ ਤੂੰ ਆ ਜਾ ਮੇਰੇ ਕੋਲ ਮਿਲਤਾ ਨਾ ਮੌਕਾ ਰੋਜ਼ ਆਈ ਵਾਂਟ ਯੂ ਮਾਈ ਬੇਬੀ ਮੁਝੇ ਦੇ ਦੇ ਲਵ ਡੋਸ ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਯੇ ਚਾਂਦ ਸਾ ਰੋਸ਼ਨ ਚਿਹਰਾ ਬਾਲੋਂ ਕਾ ਰੰਗ ਸੁਨਹਿਰਾ ਕੈਸੇ ਦੇਖੂੰ ਤੇਰੀ ਆਂਖੇ ਆਂਖੋਂ ਪੇ ਚਸ਼ਮੇ ਕਾ ਪਹਿਰਾ ਯੇ ਚਾਂਦ ਸਾ ਰੋਸ਼ਨ ਚਿਹਰਾ ਬਾਲੋਂ ਕਾ ਰੰਗ ਸੁਨਹਿਰਾ ਕੈਸੇ ਦੇਖੂੰ ਤੇਰੀ ਆਂਖੇ ਆਂਖੋਂ ਪੇ ਚਸ਼ਮੇ ਕਾ ਪਹਿਰਾ ਚਸ਼ਮੇ ਕੋ ਹਟਾ ਲੋ ਆਂਖੋਂ ਕੋ ਮਿਲਾ ਲੋ ਆਂਖੋਂ ਕੇ ਨਸ਼ੀਲੇ ਜਾਂ ਆਂਖੋਂ ਸੇ ਪਿਲਾ ਲੋ ਲਗਤਾ ਹਮ ਪਹਿਲੇ ਕਹੀ ਮਿਲੇ ਯਾ ਹੋ ਮੁਝ ਦੇ ਜਾਹੂ ਇਧਰ ਉਧਰ ਕਹਾਂ ਦੇਖੀ ਗੱਲਾਂ ਸੋਕੀ ਚੁਈ ਅਬ ਆਂਖੋਂ ਸੇ ਹਟਾਇਆ ਚਸ਼ਮਾ ਆਂਖੇ ਤੋਂ ਮਿਲਾਓ ਜੀ ਦੁਨੀਆ ਵਾਲੇ ਜੋ ਵੀ ਬੋਲੇ ਹਮਸੇ ਨਾ ਸ਼ਰਮਾਓ ਜੀ ਅਬ ਫੋਨ ਕੋ ਉਠਾਓ ਜੀ ਔਰ ਡੈਡੀ ਕੋ ਮਿਲਾਓ ਜੀ ਉਨਕੇ ਫਿਊਚਰ ਸਨ ਇਨ ਲੋ ਕੀ ਬਾਤ ਉਨਸੇ ਕਰਵਾਓ ਜੀ ਹੈਲੋ ਅੰਕਲ ਨਮਸਤੇ ਚਲੋ ਕਾਮ ਕੀ ਬਾਤ ਪੇ ਆਤੇ ਹੈ ਅਬ ਆਪ ਯੇ ਪੁੱਛੇਂਗੇ ਕਿ ਆਪ ਕਿਤਨੇ ਪੈਸੇ ਕਮਾਤੇ ਹੈ ਬਸ ਜਿਤਨਾ ਆਪ ਕੀ ਬੇਟੀ ਇੱਕ ਮਹੀਨੇ ਮੇ ਉਡਾਤੀ ਹੈ ਇੱਕ ਹਫਤੇ ਮੇ ਮੇਰੀ ਗਾੜੀ ਉਤਨਾ ਤੇਲ ਖਾਤੀ ਹੈ ਘਰ ਹੈ ਪੈਸਾ ਹੈ ਗਾੜੀ ਆਪ ਦੋ ਜੋੜੋ ਮੇ ਲੜਕੀ ਭੇਜੋ ਲੜਕੀ ਹੋਈ ਹਮਾਰੀ ਅੰਕਲ ਘਰ ਹੈ ਪੈਸਾ ਹੈ ਗਾੜੀ ਆਪ ਦੋ ਜੋੜੋ ਮੇ ਲੜਕੀ ਭੇਜੋ ਲੜਕੀ ਹੋਈ ਹਮਾਰੀ ਓਕੇ ਬਾਏ ਲੱਗਦੀ ਐ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ ਲੱਗਦੀ ਐ ਮੈਨੂੰ ਜਿਵੇਂ ਅੰਬਰਾਂ ਦੀ ਕੁੜੀ ਨਾ ਮਿੱਠੀਆਂ ਗੱਲਾਂ ਕਰੇ ਕੁੜੀ ਨਾ ਮਕੀਨਾ